ਮੁੰਡਾ ਜੱਟਾਂ ਦਾ ਸ਼ੌਕੀਨ ਲੱਗ ਪਿਆ ਖਾਣ ਪੀਣ ਮੁੰਡਾ ਜੱਟਾਂ ਦਾ ਸ਼ੌਕੀਨ ਲੱਗ ਪਿਆ ਖਾਣ ਪੀਣ ਮੁੰਡਾ ਜੱਟਾਂ ਦਾ ਸ਼ੌਕੀਨ ਲੱਗ ਪਿਆ ਖਾਣ ਪੀਣ ਪਿਆ ਬੋਤਲ ਚ ਬੂਹੇ ਜਿੰਨਾ ਕੱਟਿਆ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਕਿਸ ਲੱਕ ਦੇ ਹੁਲਾਰਿਆਂ ਨੇ ਪੱਟਿਆ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਚੰਡੀਗੜ੍ਹ ਪੱਟੇ ਪੱਟਿਆ ਐਵੇਂ ਕਾਹਨੂੰ ਕਰਨਾ ਹੈ ਫਿਕਰ ਪੜ੍ਹਾਈ ਦਾ

ਕਰਨੀ ਜੇ ਕਲੀ ਕਿਤੇ ਟਕਰੇ ਤੇਰੇ ਕਾਲੇ ਗੋਰਿਆਂ ਨਾ ਹਾਏ ਹੈਲੋ ਤੇਰੀ ਦਿਲੋਂ ਓ ਸਾਡੀ ਜੁੱਤੀ ਦੀਆਂ ਨੋਕਾਂ ਨੇ ਪ੍ਰਾਊਡ ਵੀ ਪੰਜਾਬੀ ਰਿਸਪੈਕਟ ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓਟਾਂ ਨੇ ਪ੍ਰਾਊਡ ਵੀ ਪੰਜਾਬੀ ਰਿਸਪੈਕਟ ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓਟਾਂ ਨੇ ਸੁਣਦੀ ਸੁਣੂ ਬਡੋਗ ਦੇ ਤੂੰ ਗਾਣੇ ਕੰਨਾਂ ਉੱਤੇ ਹੈੱਡਫੋਨ ਲਾ ਕੇ ਮੁੱਟਿਆ ਦੇ ਜੇ ਪੈਰਾਂ ਦੇ ਨਿਸ਼ਾਨ ਨਾ ਨਹੀਂ ਹੁੰਦੀ ਪ੍ਰੀਤ ਭਾਵੇਂ ਲਾ ਵਾਂਗੂ ਨੋਚ ਲੈਂਦਾ ਸਾਡਾ ਤੂੰ ਸਰੀਰ ਵੇ ਸਾਹਾਂ ਦੀ ਜ਼ਿੰਦਗੀ ਨੂੰ ਲੋੜ ਜਿੰਨੀ ਸਾਹਾਂ ਦੀ।